ਕਹਿੰਦੀ ਯਾਦ ਤੇਰੀ ਮੈਨੂੰ ਸਾਰਾ ਦਿਨ ਆਈ ਜਿੱਦ ਤੇਰੇ ਨਾ ਕੀਤੀ ਤੋੜ ਨਿਭਾਈ ਮੁੱਕ ਗਿਆ ਸਾਰਾ ਦਿਨ ਤੇਰੀ ਮਿਸ ਕਾਲ ਆਈ ਚੰਨ ਤਾਰਿਆਂ ਤੋਂ ਪੁੱਛ ਮੇਰੇ ਪਿਆਰ ਦੀ ਗਵਾਈ ਜਦੋਂ ਕੀਤਾ ਰਾਤੀ ਕਾਲ ਤੇ ਫੋਨ ਤੇਰਾ ਬਿਜ਼ੀ ਬਿਜ਼ੀ ਪੁੱਛਿਆ ਜਦੋਂ ਬਾਤ ਕਰ ਰਹੀ ਸੀ ਦੀਦੀ ਸੇ ਮੈਂ ਜਦੋਂ ਕਰਾਂ ਟੈਕਸਟ ਨਾ ਆਵੇ ਰਿਪਲਾਈ ਮੈਨੂੰ ਮਾਰ ਗਈ ਆ ਤੇਰੀ ਬੇਪਰਵਾਹੀ ਮਾਰ ਗਈ ਓਏ ਮਾਰ ਗਈ Baba KSD kya kehna chala galdi vegani chala galdi vegani har sege dila de jani ve meri dukha di kahani ve gal sun chalya raiya ve kanu teri raiya ve gal sun chalya dola ve te to kadai kada yo na soni kada yo na जानता हूँ तेरे जैसे जिंदगी में बहुत आएंगे पर तेरी जगह ना किसी को दूंगा और ना वो ले पाएंगे ज़ुल्फों की खटा लहराई पैगाम वफा के लाई दुनिया अच्छी ने भाई जा जा हाँ Ya kehna Nay Nay Kehna Hire moti ka khazana pehna Dar se manau kaise zakhmi ye nayana Khasmon ke dhage kache toote sare vaade sache Akhiyon ke raaste khoon ke aansu behna Shakal o zuban se main husn ka nagma Ghoont ghoont apni pe la ja mohe balma Bepanah chah teri tarason pe aas mein Chhoon rom rom tere liye hi sabarna कभी तो आएगा ना कभी तो आएगा तेरे सुने इस अकल को वो भर जाएगा तेरी कर दी गोद भराई तेरी कर दी गोद भराई किसी से अब क्या कहना ना ना ना कभी तो याद कर लिया कर मेरी जान कभी तो याद कर लिया कर